ਜੇ ਉਹਦਾ ਨੀ ਯਕੀਨ ਫੇਸਬੁੱਕ ਚੈੱਕ ਕਰ ਲੈ, ਪੰਜ ਸੱਤ ਦਿਨਾਂ ਲਈ ਤੂੰ ਫੋਨ ਮੇਰਾ ਫੜ ਲੈ, ਉਹਦਾ ਨੀ ਯਕੀਨ ਫੇਸਬੁੱਕ ਚੈੱਕ ਕਰ ਲੈ, ਨੀ ਪੰਜ ਸੱਤ ਦਿਨਾਂ ਲਈ ਤੂੰ ਫੋਨ ਮੇਰਾ ਫੜ ਲੈ, ਖਾਵਾਂ ਬੇਬੇ ਦੀ ਮੈਂ ਸੌ ਕਰਾਂ ਕਿਸੇ ਨਾਲ ਗੱਲ, ਤੂੰ ਤੇ ਆਸ਼ਕੀ ਵਾਲਾ ਮੈਂ ਦਿਲ ਫੱਟਦਾ, ਤੂੰ ਜਿੱਦਣ ਦੀ ਹੋਈ ਜੱਟ ਦੀ।